ਹਰ ਕਹਿਣਾ ਲੋਕਾਂ ਤੋਂ ਪੁੱਛਦਾ ਫੇਰੇ ਚੱਲਾ ਹੱਸਦਾ ਫੇਰੇ ਚੱਲਾ ਰੋਂਦਾ ਫੇਰੇ ਚੱਲਾ ਗਲੀ ਗਲੀ ਰੁਲਦਾ ਫੇਰੇ ਚੱਲੇ ਤੂੰ ਸਭ ਦਾ ਚੱਲੇ ਤੇਰਾ ਕੋਈ ਨਹੀਂ ਚੱਲਾ ਗਲੀ ਗਲੀ ਰੁਲਦਾ ਫੇਰੇ ਚੱਲਾ ਕੀ ਲੱਭਦਾ ਫੇਰੇ ਚੱਲਾ ਕੀ ਲੱਭਦਾ ਫੇਰੇ ਯਾਰੋ ਦਾ ਘਰ ਕਿਹੜਾ ਲੋਕਾਂ ਤੋਂ ਪੁੱਛਦਾ ਫੇਰੇ ਚੱਲਾ रंग सत रंगी दे बुलबुला दी बोली पाप दे पैरी चले छावा दी ले डोली रंग सत रंगी रंगी दे बुलबुला दी दी बोली पाप दे पैरी चले छावा ਬੱਦਲਾਂ ਚ ਚੰਨ ਲੱਭਦਾ ਗੂੰਗੀਆਂ ਹਵਾਵਾਂ ਦੀਆਂ ਵਾਜਾਂ ਸੁਣਦਾ ਯਾਰੋ ਆਸੇ ਪਾਸੇ ਵਸਦਾ ਏ ਯਾਰ ਮੇਰਾ ਦੇਖਦਾ ਨੀ ਉਹਦੀ ਖੁਸ਼ਬੂਆਂ ਸੁਣਦਾ ਚੱਲਾ ਕੇ ਲੱਭਦਾ ਫਿਰੇ ਚੱਲਾ ਕੇ ਲੱਭਦਾ ਫਿਰੇ ਯਾਰੋ ਦਾ ਘਰ ਕਿਹੜਾ ਲੋਕਾਂ ਤੋਂ ਪੁੱਛਦਾ ਫੇਰੇ ਚੱਲਾ ਕੀ ਲੱਭਦਾ ਫਿਰੇ ਸਾਰੀ ਸਾਰੀ ਰਾਤ ਨਾ ਅੱਖ ਲੱਗਦੀ ਮੇਰੇ ਸਾਵੀ ਥੋੜੇ ਥੋੜੇ ਘੱਟ ਆਉਂਦੇ ਮੇਰੀ ਨਾਬਜ਼ੂ ਵੀ ਥੋੜੀ ਘੱਟ ਵੱਜਦੀ ਚੱਲਾ ਕੇ ਲੱਭਦਾ ਫਿਰੇ ਚੱਲਾ ਕੇ ਲੱਭਦਾ ਫਿਰੇ ਯਾਰੋ ਦਾ ਘਰ ਕਿਹੜਾ ਲੋਕਾਂ ਤੋਂ ਪੁੱਛਦਾ ਫੇਰੇ ਚੱਲਾ ਹੱਸਦਾ ਫੇਰੇ ਚੱਲਾ ਰੋਂਦਾ ਫੇਰੇ ਚੱਲਾ ਗਲੀ ਗਲੀ ਰੁਲਦਾ ਫੇਰੇ ਚੱਲੇ ਤੂੰ ਸਭ ਦਾ ਚੱਲੇ ਤੇਰਾ ਕੋਈ ਨਹੀਂ ਚੱਲਾ ਗਲੀ ਗਲੀ ਰੁਲਦਾ ਫੇਰੇ ਚੱਲਾ ਚੱਲਾ।